ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਐ AK-47 ਜਿਵੇਂ ਚੱਲਦੀ ਐ AK-47 ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਐ AK-47 ਥਾ ਥਾ ਠਾ ਠਾ ਚੱਲਦਾ ਠਾ ਚੱਲਦਾ ਜਿਵੇਂ ਚੱਲਦੀ ਐ यारा ने तू टोरे बारे पूछ बलिए गिर पाया साड़ी पूरी गड्डी चल दी हुंदियां तारीफां पूरे पंज या विच सड़न वाले आंदी भी हिक बल दी ਮਿੱਤਰਾਂ ਨਾਲ ਰਹਿ ਕੇ ਵੇਖ ਲੈ ਰਹਿ ਕੇ ਵੇਖ ਲੈ ਤੈਨੂੰ ਧਰਤੀ ਤੇ ਲੱਭ ਜਾਣਾ ਹੈ ਵਨ ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਐ AK-47 ਥਾ ਥਾ ਥਾ ਥਾ ਚੱਲਦਾ अपनी आई ते फिर अड़ जाने आ गल जिथे होवे बिलो आर पार दी उथे उथे फिर असी लड़ जाने आ ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਐ AK-47 ਥਾ ਥਾ ਥਾ ਥਾ ਚੱਲਦਾ ਥਾ ਚੱਲਦਾ ਜਿਵੇਂ ਚੱਲਦੀ ਐ AK-47 ਉਹ ਮਿੱਤਰਾਂ ਦਾ ਨਾ ਚੱਲਦਾ ਨਾ ਚੱਲਦਾ ਜਿਵੇਂ ਚੱਲਦੀ ਐ AK-47